ਉਹੀ ਅੱਖੀਆਂ ਉਹੀ ਸੁਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ ਤੱਕਣ ਵਾਲੀ ਦੀ ਅੱਖ ਬਦਲੀ ਉਹੀ ਚਿਹਰਾ ਉਹੀ ਹਾਸਾ ਪਰ ਹੱਸਣ ਵਾਲੀ ਦੀ ਅੱਖ ਬਦਲੀ ਪਰ ਹੱਸਣ ਵਾਲੀ ਦੀ ਅੱਖ ਬਦਲੀ ਉਹੀ ਅੱਖੀਆਂ ਉਹੀ ਸੁਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ ਪਰ ਤੱਕਣ ਵਾਲੀ ਦੀ ਅੱਖ ਬਦਲੀ ਕੁੜੀਆਂ ਦੇ ਵਿੱਚ ਤੁਰਦੀ ਮੈਨੂੰ ਅੱਜ ਵੀ ਯਾਰੋ ਹੀਰ ਲੱਗੇ ਸਭ ਨੇ ਵਾਲ ਸਵਾਰੇ ਪਰ ਵੱਖਰਾ ਉਹਦਾ ਚੀਰ ਲੱਗੇ ਉਵੇਂ ਜੱਜਦੀ ਉਵੇਂ ਫੱਬਦੀ ਪਰ ਜੱਚਣ ਵਾਲੀ ਦੀ ਅੱਖ ਬਦਲੀ ਜੱਚਣ ਵਾਲੀ ਦੀ ਅੱਖ ਬਦਲੀ ਉਹੀ ਅੱਖੀਆਂ ਉਹੀ ਸੁਰਮਾ ਤੱਕਣ ਵਾਲੀ ਦੀ ਅੱਖ ਬਦਲੀ ਅੱਜ ਵੀ ਲੰਮੀ ਬਾਹ ਕੱਢ ਕੇ ਉਹ ਉੱਚੀ ਬੋਲੀ ਪਾਉਂਦੀ ਏ ਕਿਹੜਾ ਲਾਉਂਦੀ ਏ ਉਵੇਂ ਹੀ ਨੱਚਦੀ ਲੱਕ ਹਿਲਾ ਕੇ ਨੱਚਣ ਵਾਲੀ ਦੀ ਅੱਖ ਬਦਲੀ ਨੱਚਣ ਵਾਲੀ ਦੀ ਅੱਖ ਬਦਲੀ ਉਹੀ ਅੱਖੀਆਂ ਉਹੀ ਸੁਰਮਾ ਬਦਲੀ ਪਰ ਤੱਕਣ ਵਾਲੀ ਦੀ ਅੱਖ ਬਦਲੀ ਅਰਥੇ ਵਾਲੀ ਏ ਤਾਰੀ ਹੋਣੀ ਪ੍ਰਗਟ ਤੋਂ ਉਹਦਾ ਨਾਂ ਪੁੱਛਦੇ ਪੁੱਛਦੇ ਕੀ ਦੱਸੀਏ ਹੁਣ ਪਤਾ ਟਿਕਾਣਾ ਨਾ ਦੱਸਣ ਵਾਲੀ ਦੀ ਅੱਖ ਬਦਲੀ ਨਾ ਦੱਸਣ ਵਾਲੀ ਦੀ ਅੱਖ ਬਦਲੀ ਉਹੀ ਅੱਖੀਆਂ ਉਹੀ ਸੁਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ ਤੱਕਣ ਵਾਲੀ ਉਹੀ ਚਿਹਰਾ ਉਹੀ ਹਾਸਾ ਪਰ ਹੱਸਣ ਵਾਲੀ ਦੀ ਅੱਖ ਬਦਲੀ ਪਰ ਹੱਸਣ ਵਾਲੀ ਦੀ ਅੱਖ ਬਦਲੀ ਜੱਚਣ ਵਾਲੀ ਦੀ ਅੱਖ ਬਦਲੀ ਜੱਚਣ ਵਾਲੀ ਦੀ ਅੱਖ ਬਦਲੀ ਹੁਣ ਨੱਚਣ ਵਾਲੀ ਦੀ ਅੱਖ ਬਦਲੀ ਨੱਚਣ ਵਾਲੀ ਦੀ ਅੱਖ ਬਦਲੀ ਨਾ ਦੱਸਣ ਵਾਲੀ ਦੀ ਅੱਖ ਬਦਲੀ ਹੁਣ ਤੱਕਣ ਵਾਲੀ ਦੀ ਅੱਖ ਬਦਲੀ ਤੂੰ ਤਾਂ ਮੇਰੇ ਹਾਣ ਦਾ ਸੀ ਮੈਂ ਹੀ ਤੇਰੇ ਮੇਚਦੀ ਨਾ ਹੋ ਸਕੀ ਸਿੱਧੀ ਸਾਦੀ ਚਿੱਟੀ ਸਾਡੀ ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੂੰ ਮਿੱਤਰਾ ਹਾਂਜੀ ਪਹਿਚਾਨ ਗਏ ਜੀ ਸਾਡੇ ਦਿਲ ਨੂੰ